friends and family. My homies, my friends and family. Friends and family. Friends and family. Oh, pehla dil sada ni tu todya ni kakhra ch roliya tu hun kehndi kar deve maa. Dil kehnda tenu ni main bhul jani zindagi to kadda tu kudi hegi badi bei. ਪਹਿਲਾ ਦਿਲ ਸਾਡਾ ਨੀ ਤੂੰ ਤੋੜਿਆ ਨੀ ਕੱਖਰਾ ਚੜੋਲਿਆ ਤੂੰ ਹੁਣ ਕਹਿੰਦੀ ਕਰ ਦੇਵੇ ਮਾਂ ਦਿਲ ਕਹਿੰਦਾ ਤੈਨੂੰ ਨੀ ਮੈਂ ਭੁੱਲ ਜਾਣੀ ਜ਼ਿੰਦਗੀ ਤੋਂ ਕੱਢਦਾ ਤੂੰ ਕੁੜੀ ਹੈਗੀ ਬੜੀ ਬੇਈਮਾਨ ਤੂੰ ਕੁੜੀ ਬੇਈਮਾਨ ਤੂੰ ਕੁੜੀ ਬੇਈਮਾਨ ਬੜੀ ਬੜੀ ਬੇਈਮਾਨ ਤੂੰ ਕੁੜੀ ਬੇਈਮਾਨ ਤੂੰ ਕੁੜੀ ਬੇਈਮਾਨ ਬੜੀ ਬੜੀ ਬੇਈਮਾਨ ਮੇਰਾ ਦਿਲ ਤੂੰ ਤੋੜੇ ਲੈ ਕੇ ਪਹਿਲਾਂ ਹੁਣ ਕਿਉਂ ਮੋੜੇ ਲੰਮੇ ਸਾਥ ਦਿਖਾਈਆਂ ਕਸਮਾਂ ਤੂੰ ਛੱਡ ਗਈ ਨੀ ਜਦੋਂ ਰਾਹ ਵਿੱਚ ਮਿਲੇ ਰੋੜੇ ਦਿਨ ਖੁਸ਼ੀਆਂ ਦੇ ਸੀ ਥੋੜੇ ਲਾ ਕੇ ਯਾਰ ਯਾਰ ਬਣ ਗਏ ਕੋਰੇ ਗੁੜ ਪਿਆਰ ਦੀ ਸਾਰੀ ਰਸਮਾਂ ਤੂੰ ਭੁੱਲ ਗਈ ਨੀ ਜਦੋਂ ਨਵੇਂ ਯਾਰ ਮਿਲੇ ਮੋਰੇ ਚੰਗਾ ਹੁੰਦਾ ਪਿਆਰ ਕਰਦਾ ਹੀ ਨਾ ਤੇਰਾ ਐਤਬਾਰ ਕਰਦਾ ਹੀ ਨਾ ਤੇਰੇ ਉੱਤੇ ਐਵੇਂ ਮਰਦਾ ਹੀ ਨਾ ਤੇ ਕੱਲਾ ਬਹਿ ਕੇ ਇੰਤਜ਼ਾਰ ਕਰਦਾ ਹੀ ਨਾ ਪਹਿਲਾਂ ਦਿਲ ਸਾਡਾ ਨੀ ਤੂੰ ਤੋੜਿਆ ਨੀ ਕੱਖਰਾ ਚੜੋਲਿਆ ਤੂੰ ਹੁਣ ਕਹਿੰਦੀ ਕਰ ਦੇਵੇ ਮਾਂ ਦਿਲ ਕਹਿੰਦਾ ਤੈਨੂੰ ਨੀ ਮੈਂ ਭੁੱਲ ਜਾਣੀ ਜ਼ਿੰਦਗੀ ਤੋਂ ਕੱਢਦਾ ਤੂੰ ਕੁੜੀ ਹੈਗੀ ਬੜੀ ਬੇਈਮਾਨ ਤੂੰ ਕੁੜੀ ਬੇਈਮਾਨ ਤੂੰ ਕੁੜੀ ਬੇਈਮਾਨ ਬੜੀ ਬੜੀ ਬੇਈਮਾਨ ਤੂੰ ਕੁੜੀ ਬੇਈਮਾਨ ਤੂੰ ਕੁੜੀ ਬੇਈਮਾਨ ਬੜੀ ਬੜੀ ਬੇਈਮਾਨ ਕਿਹੜੀ ਸੀ ਬੁਰਾਈਆਂ ਯਾਰੀਆਂ ਤੋਂ ਲਾ ਕੇ ਫਿਰ ਕਿਉਂ ਭੁਲਾਈਆਂ ਕੁੜੀਏ ਤੂੰ ਚੰਗੀਆਂ ਸਾਨੂੰ ਸਿਖਾਈਆਂ ਗੋਰੀ ਜਿਹੜੀ ਪਿਆਰ ਦੀ ਸਟਨਾ ਕੰਮ ਕਰਨੀ ਦਵਾਈਆਂ ਚੰਗਾ ਹੁੰਦਾ ਪਿਆਰ ਕਰਦਾ ਹੀ ਨਾ ਤੇਰਾ ਐਤਬਾਰ ਕਰਦਾ ਹੀ ਨਾ ਤੇਰੇ ਉੱਤੇ ਐਵੇਂ ਮਰਦਾ ਹੀ ਨਾ ਤੇ ਕੱਲਾ ਬਹਿ ਕੇ ਇੰਤਜ਼ਾਰ ਕਰਦਾ ਹੀ ਨਾ ਪਹਿਲਾਂ ਦਿਲ ਸਾਡਾ ਨੀ ਤੂੰ ਤੋੜਿਆ ਨੀ ਕੱਖਰਾ ਚੜੋਲਿਆ ਤੂੰ ਹੁਣ ਕਹਿੰਦੀ ਕਰ ਦੇਵੇ ਮਾਂ ਦਿਲ ਕਹਿੰਦਾ ਤੈਨੂੰ ਨੀ ਮੈਂ ਭੁੱਲ ਜਾਣੀ ਜ਼ਿੰਦਗੀ ਤੋਂ ਕੱਢਦਾ ਤੂੰ ਕੁੜੀ ਹੈਗੀ ਬੜੀ ਬੇਈਮਾਨ ਤੂੰ ਕੁੜੀ ਬੇਈਮਾਨ ਤੂੰ ਕੁੜੀ ਬੇਈਮਾਨ ਬੜੀ ਬੜੀ ਬੇਈਮਾਨ ਤੂੰ ਕੁੜੀ ਬੇਈਮਾਨ ਬੜੀ ਬੜੀ ਬੇਈਮਾਨ ਤੂੰ ਕੁੜੀ ਬੇਈਮਾਨ ਬੜੀ ਬੜੀ ਬੇਈਮਾਨ।